ਵਰਗਾ ਪਾਵ ਤਾਰਿਆਂ ਤੂੰ ਮੰਗ ਲਗਵਾਈਆਂ ਸਾਡੇ ਦਿਲ ਤੇ ਸਾਡੇ ਦਿਲ ਤੇ ਸਾਡੇ ਦਿਲ ਤੇ ਛੁਰੀਆਂ ਚਲਾਈਆਂ ਸਾਡੇ ਦਿਲ ਤੇ ਸਾਡੇ ਦਿਲ ਤੇ ਸਾਡੇ ਦਿਲ ਤੇ ਛੁਰੀਆਂ ਚਲਾਈਆਂ ਸਾਨੂੰ ਕੱਟਿਆ ਸਾਨੂੰ ਕੱਟਿਆ ਸਾਨੂੰ ਕੱਟਿਆ ਵਾਂਗ ਕਤਾਈ ਅੱਗੇ ਬਹਿ ਗਏ ਅਸੀਂ ਦਿਲ ਫੜ ਕੇ ਦਿਲ ਫੜ ਕੇ ਦਿਲ ਫੜ ਕੇ ਜਦੋਂ ਮੋਰ ਵਾਂਗ ਪਹਿਲਾਂ ਪਾਈਆਂ ਬਹਿ ਗਏ ਅਸੀਂ।